ਐਵੇਂ ਪੂਰੇ ਕਰ ਕਰ ਸਾਡੀ ਜੇਬ ਵਿੱਚ ਬੱਚਿਆਂ ਨਾ ਕੱਖ ਨੀ ਖਰਚੇ ਬਣੇ ਨੇ ਤੇਰੇ ਨਖਰੇ ਬਣੇ ਨੇ ਸਾਨੂੰ ਖਾਣ ਪੀਣ ਜੋਗਾ ਤੇ ਤੂੰ ਰੱਖਣੀ ਹਰ ਮੋੜ ਉੱਤੇ ਅਸਤਾਇਆ ਪਿਆਰ ਨੇ ਹਰ ਮੋੜ ਉੱਤੇ ਅਸਤਾਇਆ ਪਿਆਰ ਨੇ ਸਾਨੂੰ ਮੱਝ ਨੂੰ ਤਾਂ ਮੰਗਤਾ ਸਾਨੂੰ ਮੱਝ ਨੂੰ ਤਾਂ ਮੰਗਤਾ ਬਣਾਇਆ ਪਿਆਰ ਨੇ ਹੋਟਲਾਂ ਚ ਕੰਮ ਕਰਵਾਇਆ ਪਿਆਰ ਨੇ ਵੇਟਰਾਂ ਦਾ ਕੰਮ ਕਰਵਾਇਆ ਪਿਆਰ ਨੇ ਸਾਨੂੰ ਮੱਝ ਨੂੰ ਤਾਂ ਮੰਗਤਾ ਸਾਨੂੰ ਮੱਝ ਨੂੰ ਤਾਂ ਮੰਗਤਾ ਬਣਾਇਆ ਪਿਆਰ ਨੇ ਲੋ ਵੀ ਤੁਸੀਂ ਸਾਰਿਆਂ ਨੂੰ ਗੱਲ ਦੱਸਾਂ ਏਕ ਇੱਥੇ ਰਫਤਾਰ ਦੀ ਵੀ ਲੱਗ ਗਈ ਬ੍ਰੇਕ ਰੱਬ ਦੀ ਸੌ ਮਹਿੰਗੇ ਪੈ ਗਏ ਉਹਦੇ ਕਰਵ ਬੁਲਟ ਮੇਰੀ ਚ ਲੱਗੀ ਰਹਿੰਦੀ ਹੈ ਰਿਜ਼ਰਵ ਤੇਰੇ ਪਿੱਛੇ ਮੁੰਡੇ ਵਾਲਾ ਲੜਾ ਮੈਂ ਲੜਾਈ ਆ ਗੱਲ ਸੁਣ ਤੂੰ ਇੰਨੀ ਵੀ ਹਸੀ ਨਹੀਂ ਕਦੇ ਮੰਗੇ ਨਵਾਂ ਟੋਪ ਕਦੇ ਮੰਗੇ ਜੀ ਨਹੀਂ ਉਹ ਪਿਓ ਮੇਰਾ ਏਟੀਐਮ ਦੀ ਮਸ਼ੀਨ ਨਹੀਂ ਸੌ ਸੌ ਦੇ ਤੇਰੇ ਰੀਚਾਰਜ ਕਰਾਏ ਤੈਨੂੰ ਫਿਲਮ ਵਖਾਈ ਤੈਨੂੰ ਪੀਜ ਖਵਾਏ ਚੱਲ ਦੀ ਜ਼ੁਬਾਨ ਤੇਰੀ ਰੁਕ ਗਈ ਸ਼ੋਪਿੰਗ ਅੱਜ ਤੇਰਾ ਕਦੇ ਵੀ ਨੀ ਹੋਣਾ ਮਹਿੰਗੇ ਬ੍ਰਾਂਡਾਂ ਦੀ ਤੂੰ ਸੋਹਣੀ ਹੈ ਸ਼ਕੀਨੀ ਗੁੱਚੀ ਵਾਲਾ ਟੌਪ ਅਰਮਾਨੀ ਵਾਲੀ ਜੀਨ ਪਾ ਕੇ ਲੱਗਦੀ ਹੈ ਸਿਰੇ ਦੀ ਹਸੀਨੀ ਸੁੱਤਾ ਹੋਇਆ ਆਸ਼ਿਕ ਜਗਾਇਆ ਪਿਆਰ ਨੇ ਸਾਨੂੰ ਮੱਝ ਨੂੰ ਤਾਂ ਮੰਗਤਾ ਬਣਾਇਆ ਪਿਆਰ ਨੇ ਜਿੰਨਾ ਵੀ ਸਤਾਉਣਾ ਤੂੰ ਸਤਾਲਾ ਸਾਨੂੰ ਗੋਰੀਆਂ ਨੀ ਕਰਦੀਆਂ ਤੈਨੂੰ ਕੋਲ ਪਿਆਰ ਨੀ ਸਾਨੂੰ ਮੱਝ ਨੂੰ ਤਾਂ ਮੰਗਤਾ ਖਾਲੀ ਜੇਬ ਕਦੋਂ ਬਾਹਰ ਪੁੱਛਿਆ ਜੋ ਅੱਜ ਮੈਂ ਕਿ ਬੈਗੀ